ਇੱਕ ਖੁਰਾ ਰੰਗ ਦੂਜਾ ਰਵੇ ਫੈਸ਼ਨਾਂ ਚ ਉੱਤੋਂ ਨਖਰੇ ਦੇ ਕਰੇ ਜਾਵੇ ਆਤਨੀ ਮਾਰਦੇ ਵਪਾਰ ਨੀ ਤੂੰ ਹੁਸਨ ਖਲਾਰ ਨੀ ਤੂੰ ਬਿਜ਼ਨਸ ਕਰ ਦਿੱਤੇ ਕੰਪਨੀ ਹਾਈ ਨੀ ਹਾਈ ਨਖਰਾ ਤੇਰਾ ਨੀ ਹਾਈ ਰੇਟ ਦੇ ਗੱਭਰੂ ਨੂੰ ਮਾਰੇ ਉਹ ਤੈਨੂੰ ਸੁੱਟ ਸੁੱਟ ਕਰਦਾ ਉਹ ਤੈਨੂੰ ਸੁੱਟ ਸੁੱਟ ਕਰਦਾ ਜ਼ਿੰਦਗੀ ਚ ਆ ਗਈ ਅੱਖਾਂ ਦਿਲ ਵਾਲਾ ਵੇਖ ਹੋ ਗਿਆ।